ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕਿਛ ਕਰੈ ਸੋ ਮਨ ਮੇਰਾ ਮੀਠਾ ਚਰਜ ਨੈਨਾ ਡੀਠਾ ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕਿਛ ਕਰੈ ਸੋ ਮਨ ਮੇਰਾ ਮੀਠਾ ਤਾਂ ਇਹੋ ਅਚਰਜ ਨੈਨਾ ਡੀਠਾ ਆਬ ਮੋਹੇ ਜਾਨੀ ਗਏ ਤ੍ਰਿਸ਼ਨ ਨਿਵਾਰੀ ਮਮਤਾ ਗੁਰ ਪੂਰੈ ਲੀਓ ਸਮਝਾਏ ਰਹਾ ਕਰ ਕਿਰਪਾ ਰੱਖਿਓ ਗੁਰ ਸਰਨਾ ਗੁਰ ਪਕਰਾਏ ਹਰ ਕੇ ਚਰਨਾ ਬੀਸ ਬਿਸੋਏ ਜਾ ਮਨ ਠਹਿਰਾਨੇ ਗੁਰ ਪਾਰ ਬ੍ਰਹਮ ਇੱਕ ਹੀ ਜਾਣੇ ਜੋ ਜੋ ਕੀਨੋ ਹਮ ਤਿਸ ਕੇ ਦਾਸਾ ਪ੍ਰਭ ਮੇਰੇ ਕੋ ਸਗਲ ਨਿਵਾਸਾ ਨਾ ਕੋ ਦੂਤ ਨਹੀਂ ਬੈਰਾਈ ਗਲ ਮਿਲ ਚਾਲੇ ਇੱਕ ਭਾਈ ਜਾ ਕਾ ਗੁਰ ਹਰ ਦੀਏ ਸੁਖ ਤਾ ਕਾ ਬਹਰ ਨਾ ਲਾਗੈ ਦੁੱਖ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤਾ ਰੰਗ ਗੋਪਾਲ ਜਾ ਕਾ ਗੁਰ ਹਰ ਦੀਏ ਸੁਖ ਤਾ ਕਾ ਬਹੁਰ ਨ ਲਾਗੈ ਦੁੱਖ ਆਪੇ ਆਪ ਸਰਬ ਪ੍ਰਤਪਾਲ ਨਾ दान कराता रंग गोपाल वाहे गुरु जी का खालसा वाहे गुरु जी की फतेह राम कली महला पंजवां तान ते छुटकी अपनी तारी प्रभ की आज्ञा लगी प्यारी जो किश करे सो मन मेरा मीठा ता एहो अचरज न हो दिखा।